अति सारा ही इलेक्ट्रिकल काम बहुत ही तसल्ली बख्श कर देने। तू पहुँच फिर चैलेंज पंप दे ऑपोजिट ग्री बिल्डिंग 54 क्लार्नी रोड फ्रैंकटन हैमिल्टन क्राउन ऑटोमोटिव रिपेयर्स लिमिटेड। ओपन मंडे टू फ्राइडे 8 AM टू 5 PM सैटरडे 8 AM टू 1 PM कॉल 07847-1378 जहाँ 0225600900 या विजिट www.crownautomotive.nz। ਸਾਡੀ ਕਸਟਮਰ ਕੇਅਰ ਸੇਵਾ ਵਿੱਚ ਤੁਹਾਡਾ ਸਵਾਗਤ ਹੈ। ਪਾਥ ਫਿਟਿੰਗ ਸੰਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਲਈ 1 ਦਬਾਓ। ਤੁਹਾਡੀ ਰਿਕੁਐਸਟ ਐਕਸੈਪਟ ਕਰ ਲਈ ਗਈ ਹੈ। ਇਹ ਜਾਣਕਾਰੀ ਧਿਆਨ ਨਾਲ ਸੁਣੋ। ਘਰ 'ਚ ਬੈਸਟ ਬਾਥਰੂਮ ਬਣਵਾਉਣਾ ਚਾਹੁੰਦੇ ਹੋ ਤੇ ਆਓ ਬਾਥ ਐਂਡ ਟਾਈਲਸ, ਜਿੱਥੇ ਜਰਮਨ ਟੈਕਨੋਲੋਜੀ ਨਾਲ ਬਣੇ ਸੈਲਫ ਕਲੋਜ਼ਡ ਬਾਥਰੂਮ ਡੋਰਸ, ਵਾਟਰ ਪ੍ਰੂਫ PVC ਵੈਨਿਟੀਜ਼ ਅਤੇ ਬੈਸਟ ਕੁਆਲਿਟੀ ਦੀ ਟਾਈਲਸ ਦੀ ਵੈਰਾਈਟੀਜ਼ ਅਵੇਲੇਬਲ ਨੇ। ਬਣੇ ਬਣਾਏ ਬਾਥਰੂਮ ਦੇਖ ਕੇ ਸਿਲੈਕਟ ਕਰੋ, ਆਪਣੀ ਪਸੰਦ ਦਾ ਬਾਥਰੂਮ ਡਿਜ਼ਾਈਨ ਕਰਵਾਓ। ਬਾਥ ਐਂਡ ਟਾਈਲਸ 132E ਕੈਮਨ ਡਿਸਕ ਡਰਾਈਵ ਮੈਨਾਕਾਓ ਐਲਬਨੀ ਬ੍ਰਾਂਚ 7B ਡਗਲਸ ਅਲੈਗਜ਼ੈਂਡਰ ਪਰੇਡ ਐਲਬਨੀ। ਬਹੁਤ ਹੀ ਸਵਾਦ ਖਾਣਾ ਹੈ, ਭਾਬੀ ਜੀ ਨੇ ਕਮਾਲ ਕਰ ਦਿੱਤੀ। ਜਾਦੂ ਹੈ ਸੁਧਾ ਭਾਬੀ ਦੇ ਹੱਥਾਂ 'ਚ, ਸਾਨੂੰ ਵੀ ਦੱਸ ਦੋ ਕੁਛ। ਖਾਣਾ ਤਾਂ ਸਾਰੇ ਬਣਾ ਲੈਂਦੇ ਨੇ, ਪਰ ਖਾਣੇ ਨੂੰ ਸਵਾਦ ਬਣਾਉਂਦੇ ਨੇ ਮਸਾਲੇ। ਮੈਂ ਯੂਜ ਕਰਦੀ ਹਾਂ ਰਤਨ ਸਪਾਈਸ ਮਾਰਟ ਦੇ ਮਸਾਲੇ। ਉੱਥੇ ਮਸਾਲਿਆਂ ਦੀ ਬਹੁਤ ਰੇਂਜ ਹੈ, ਉਹ ਵੀ ਬਹੁਤ ਘੱਟ ਪ੍ਰਾਈਸਿਸ ਤੇ। ਨਾਲੇ ਗ੍ਰੋਸਰੀ ਆਈਟਮਸ, ਫਰੈਸ਼ ਫਰੂਟ, ਵੈਜੀਟੇਬਲਸ ਤੇ ਸਪੋਰਟਸ ਦਾ ਸਮਾਨ ਵੀ ਅਵੇਲੇਬਲ ਹੈ। ਰਤਨ ਸਪਾਈਸ ਮਾਰਟ, ਯੂਨਿਟ 13/2, ਬਿਸ਼ਪ ਡਨ ਪਲੇਸ, ਪਟਨੀ, ਪੰਜਾਬੀਆਂ ਦਾ ਆਪਣਾ ਸਟੋਰ। ਰਤਨ ਸਪਾਈਸ ਮਾਰਟ ਸਤੋਂ ਦਿਨ ਤੁਹਾਡੀ ਸੇਵਾ 'ਚ ਹਾਜ਼ਰ ਨੇ, ਸਵੇਰੇ 8:30 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ। ਓ ਹਾਂ ਸੁਧਾ, ਸੁਣਾ ਕੀ ਪਲਾਨ ਹੁਣ ਤੇਰਾ ਅੱਗੇ ਦਾ? ਸੋਚ ਰਹੀ ਹਾਂ ਕਿ ਐਡਮਿਸ਼ਨ ਲੈ ਲਵਾ ਨਿਊਜ਼ੀਲੈਂਡ ਇੰਸਟੀਟਿਊਟ ਆਫ ਟੈਕਨੀਕਲ ਟ੍ਰੇਨਿੰਗ ਤੇ, ਕਿਉਂਕਿ ਇਹ NZQA ਵੱਲੋਂ ਅਪਰੂਵਡ ਕੈਟੇਗਰੀ 1 ਪ੍ਰੋਵਾਈਡਰ ਹੈ। ਇਹਨਾਂ ਕੋਲ ਇੰਟਰਨੈਸ਼ਨਲੀ ਰੈਕੋਗਨਾਈਜ਼ਡ ਐਂਡ ਰਿਸਪੈਕਟਿਡ ਡਿਪਲੋਮਾ ਕੋਰਸਿਸ ਤੇ ਕੁਆਲਿਟੀ ਆਫ ਪ੍ਰੋਗਰਾਮਸ ਨੇ ਨਿਊਜ਼ੀਲੈਂਡ ਇੰਸਟੀਟਿਊਟ ਆਫ ਟੈਕਨੀਕਲ ਟ੍ਰੇਨਿੰਗ, ਜਿੱਥੇ ਤੁਸੀਂ ਕਰ ਸਕਦੇ ਹੋ ਨਿਊਜ਼ੀਲੈਂਡ ਸਰਟੀਫਿਕੇਟ ਇਨ ਇੰਗਲਿਸ਼ ਲੈਂਗੁਏਜ, ਅਕੈਡਮਿਕ ਲੈਵਲ 3 ਐਂਡ ਲੈਵਲ 4। ਲੈਵਲ 4 ਨੂੰ ਕੰਪਲੀਟ ਕਰਨ ਤੋਂ ਬਾਅਦ ਤੁਸੀਂ ਡਿਪਲੋਮਾ ਦਾ ਲੈਵਲ 5 ਅਤੇ 7 ਲਈ ਐਨਰੋਲ ਵੀ ਹੋ ਜਾਓਗੇ, ਕਿਉਂਕਿ ਲੈਵਲ 4 ਨੂੰ ਕਲੀਅਰ ਕਰਨਾ ਮਤਲਬ IELTS bad score 6 pana. Students IELTS best preparation classes lay NITT de enroll ho sakde han. NITT hun Mangaon de naal naal Auckland city vich bhi branch 13 te khul chuka hai, taaki oh udhar de students nu bhi cater kar sake. Aaj hi aao 155 Queen Street, Auckland CBD. For more information visit website www.nitt.ac.nz ya fir call bhi kar sakde ho is number pe 649-551-4597 649-551-4596। ਚਾਫਰਾਸ ਇੰਡੀਅਨ ਰੈਸਟੋਰੈਂਟ ਦੇ ਖਾਣਿਆਂ ਦੇ ਲਾਜਵਾਬ ਸਵਾਦ ਹੁਣ ਤੁਹਾਨੂੰ ਮਿਲਣਗੇ ਮੈਨੀਕਿਓ ਵਿੱਚ ਵੀ। ਸ਼ਾਨਦਾਰ ਸਵਾਦ ਤੇ ਸ਼ਾਨਦਾਰ ਸਰਵਿਸ। ਯੂਨਿਟ 5613 ਗ੍ਰੇਟ ਸਾਊਥ ਰੋਡ ਤੇ ਪੀਜ਼ਾ ਹੱਟ ਦੇ ਬਿਲਕੁਲ ਪਿੱਛੇ ਸਥਿਤ ਤੇ ਚਾਵਲਾਸ। ਆਨਲਾਈਨ ਵਿਜ਼ਿਟ ਕਰ ਸਕਦੇ ਹੋ chavlasmanicure.co.nz। ਕਾਲ ਕਰੋ 09262-3132 ਤੇ। ਇਹਨਾਂ ਕੋਲ ਲੰਚ ਸਪੈਸ਼ਲ ਅਵੇਲੇਬਲ ਨੇ ਤੇ ਇਹ ਆਊਟਡੋਰ ਕੇਟਰਿੰਗ ਵੀ ਕਰਦੇ ਨੇ। ਚਾਵਲਾਸ, ਅਥੈਂਟਿਕ ਇੰਡੀਅਨ ਰੈਸਪੀਸ ਸਿੰਸ 1960। ਕਾਰੋਬਾਰ ਕੋਈ ਵੀ ਹੋਵੇ, ਇਲਾਕਾ ਕੋਈ ਵੀ ਹੋਵੇ, ਕਿਤੇ ਵੀ ਵਸਦੇ ਹੋ, ਤੁਹਾਡੇ ਕਾਰੋਬਾਰਾਂ ਨੂੰ ਤੁਹਾਡੇ ਗਾਹਕਾਂ ਤੱਕ ਪਹੁੰਚਾਉਣ ਦੇ ਲਈ ਨਿਊਜ਼ੀਲੈਂਡ ਦਾ ਇੱਕੋ ਇੱਕ ਪੰਜਾਬੀ FM ਰੇਡੀਓ ਸਪਾਈਸ। ਕਿੱਥੇ ਮਨਾਉਣਾ ਹੈ ਆਉਣ ਵਾਲਾ ਵੀਕਐਂਡ? ਹੁਣ ਨਾ ਰਹੂਗੀ ਕੋਈ ਕਨਫਿਊਜ਼ਨ, ਕਿਉਂਕਿ ਪਾਲ ਪ੍ਰੋਡਕਸ਼ਨਸ ਲੈ ਕੇ ਆ ਰਹੇ ਨੇ ਪੰਜਾਬੀ ਫਿਊਜ਼ਨ, ਨੱਚਣ ਗਾਉਣ ਅਤੇ ਭੰਗੜੇ ਪਾਉਣ ਲਈ ਸ਼ਾਨਦਾਰ ਸ਼ਾਮ ਪੰਜਾਬੀ ਫਿਊਜ਼ਨ, ਜਿਸ ਵਿੱਚ ਤੁਹਾਡਾ ਭਰਪੂਰ ਮਨੋਰੰਜਨ ਕਰਨ ਲਈ ਪਹੁੰਚ ਰਹੇ ਨੇ ਨੌਜਵਾਨ ਦੀ ਲਾਈਨ ਧੜਕਣ ਕੈਰੀ ਸੰਧੂ, ਨਿੰਜਾ ਅਤੇ ਨਮਿਤ ਖੈਰਾ, ਸ਼ਨੀਵਾਰ 11 March 2017 ਦੀ ਸ਼ਾਮ ਲੋਗਨ ਕੈਂਪਸ ਸੈਂਟਰ ਗ੍ਰੀਨ ਲੈਂਡ ਵਿਖੇ, ਅਤੇ ਮੀਟ ਐਂਡ ਗ੍ਰੀਟ ਰਾਹੀਂ ਆਪਣੇ ਚਹੇਤੇ ਆਰਟਿਸਟ ਨਾਲ ਕਰੋ ਡਿਨਰ ਤੇ ਕਰਵਾਓ ਸੈਲਫੀਆਂ। ਟਿਕਟਸ ਅਵੇਲੇਬਲ ਐਟ www.eventfinder.co.nz ਤੇ। ਵਧੇਰੇ ਜਾਣਕਾਰੀ ਲਈ ਹੁਣੇ ਸੰਪਰਕ ਕਰੋ ਪਾਲ ਪ੍ਰੋਡਕਸ਼ਨਸ ਨੂੰ 021-888-451 ਤੇ। 11 March 2017 ਪੰਜਾਬੀ ਫਿਊਜ਼ਨ। ਸੋ ਲਓ ਜੀ, ਪੰਜਾਬ ਦੇ ਵਿੱਚ ਜਿਹੜੇ ਨੇ ਰੁਝਾਨ ਆਉਣੇ ਸ਼ੁਰੂ ਹੋ ਗਏ ਨੇ। ਡਾਕਟਰ ਸਾਹਿਬ, ਇਲੈਕਸ਼ਨ ਕਮਿਸ਼ਨ ਦੀ ਜੇਕਰ ਵੈਬਸਾਈਟ ਦੀ ਮੈਂ ਗੱਲ ਕਰਾਂ, ਹਾਂਜੀ, ਤਾਂ ਉੱਥੇ ਇੰਡੀਅਨ ਨੈਸ਼ਨਲ ਕਾਂਗਰਸ ਨੂੰ 6 ਸੀਟਾਂ, ਆਮ ਆਦਮੀ ਪਾਰਟੀ ਨੂੰ 3 ਸੀਟਾਂ ਤੇ ਜਿਹੜੀ ਆ ਜਿੱਤ ਹਾਸਲ ਹੋ ਚੁੱਕੀ ਹੈ। ਹਜੇ ਤੱਕ ਸ਼੍ਰੋਮਣੀ ਅਕਾਲੀ ਦਲ ਦੀ 1 ਵੀ ਸੀਟ ਇਲੈਕਸ਼ਨ ਕਮਿਸ਼ਨ ਦੀ ਸਾਈਟ ਦੇ ਉੱਤੇ ਨਹੀਂ ਖਾਤਾ ਖੁੱਲਿਆ, ਪਰ ਜੇਕਰ ਇੱਧਰ ਚੈਨਲਸ ਦੇ ਉੱਤੇ ਨਜ਼ਰ ਮਾਰੀਏ ਤਾਂ ਸ਼੍ਰੋਮਣੀ ਅਕਾਲੀ ਦਲ 1 ਸੀਟ ਦੇ ਉੱਤੇ ਜੇਤੂ ਹੈ, ਕਾਂਗਰਸ 9 ਦੇ ਉੱਤੇ ਜੇਤੂ ਹੈ ਜੀ, ਤੇ ਆਮ ਆਦਮੀ ਪਾਰਟੀ 3 ਸੀਟਾਂ ਦੇ ਉੱਤੇ ਜੇਤੂ ਜਿਹੜੀ ਆ ਨਜ਼ਰ ਆ ਰਹੀ ਹੈ। ਠੀਕ ਹੈ ਜੀ। ਬਾਕੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਜੀ ਪਹਿਲੀ ਵਾਰ ਜਿਹੜਾ PTC ਚੈਨਲ ਦੇ ਉੱਤੇ ਦਿਖ ਰਹੇ ਨੇ, ਇਲੈਕਸ਼ਨ ਰਿਜ਼ਲਟਸ ਦੇ ਆਉਣ ਤੋਂ ਬਾਅਦ ਇਹ ਫਸਟ ਬਿਆਨਬਾਜ਼ੀ ਆਈ ਹੈ, ਜਿਹਦੇ ਵਿੱਚ ਇੱਕ ਵੱਡਾ ਸਵਾਲ ਉਹਨਾਂ ਤੋਂ ਬਾਰ ਬਾਰ ਕੀਤਾ ਗਿਆ ਕਿ ਡਿਪਟੀ CM ਦਾ ਚਿਹਰਾ ਕੌਣ ਹੋਊਗਾ। ਜਿਹਦੇ ਲਈ ਉਹਨਾਂ ਨੇ ਗੱਲਬਾਤ ਕਹੀ ਹੈ। ਡਾਕਟਰ ਸਾਹਿਬ ਤੁਸੀਂ ਦੱਸੋਗੇ ਕੀ ਸੋਚਦੇ ਹੋ? ਉਹਨਾਂ ਨੇ ਕਿਹਾ ਕਿ ਮੈਂ ਇਹ ਫੈਸਲਾ ਨਹੀਂ ਕਰੂੰਗਾ, ਇਹ ਫੈਸਲਾ ਜਿਹੜਾ ਦਿੱਲੀ ਹਾਈ ਕਮਾਂਡ ਨੇ ਕਰਨਾ ਜੀ। ਤੋ ਉਹਦਾ ਮਤਲਬ ਸੀਗਾ ਕਿ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਦੇ ਹੱਥ ਵਿੱਚ ਪ੍ਰਧਾਨ, ਉਹ ਕਹਿੰਦੇ ਇੰਡੀਆ 'ਚ ਹੈ ਨਹੀਂ ਜੀ, ਅਤੇ ਡਿਪਟੀ ਜਿਹੜੇ ਹੈਗੇ ਨੇ ਪ੍ਰਧਾਨ ਹੈਗੇ ਨੇ, ਸੋ ਉਹੀ ਜਿਹੜਾ ਹੈਗਾ ਕਰਨਗੇ। ਬਿਲਕੁਲ। ਸੋ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਕਿ ਡਿਪਟੀ ਸੀਐਮ ਦਾ ਫੈਸਲਾ ਉਹ ਨਹੀਂ ਕਰਨਗੇ। ਬਾਕੀ ਉਹ ਖੁਸ਼ ਨੇ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਜਨਮ ਦਿਨ ਦਾ ਤੋਹਫਾ ਦਿੱਤਾ। ਅਤੇ ਸਭ ਤੋਂ ਵੱਡੀ ਗੱਲ ਆ ਜੀ ਕਿ ਪਟਿਆਲਾ ਦੀ ਰਿਆਸਤ ਦੇ ਵਿੱਚ, ਸ਼ਾਹੀ ਖਾਨਦਾਨ ਦੇ ਵਿੱਚ, ਇਹ ਪਹਿਲੇ ਮਹਾਰਾਜਾ ਨੇ ਜਿਨ੍ਹਾਂ ਨੇ ਇੰਨੀ ਲੰਬੀ ਉਮਰ ਭੋਗੀ ਹੈ। ਸੋ ਇਸ ਤੋਂ ਪਹਿਲਾਂ ਕਿਸੇ ਮਹਾਰਾਜੇ ਦੀ ਇੰਨੀ ਲੰਬੀ ਉਮਰ ਨਹੀਂ ਹੋਈ ਜੀ। ਸੋ ਇਹ ਸਭ ਤੋਂ ਵਡੇਰੀ ਉਮਰ ਦੇ ਮਹਾਰਾਜਾ ਹੋ ਗਏ ਨੇ, ਅਤੇ ਨਾਲ ਨਾਲ ਜਨਮ ਦਿਨ ਦਾ ਤੋਹਫਾ ਇਹਨਾਂ ਨੂੰ ਇਹ ਮਿਲ ਰਿਹਾ ਕਿ ਪੰਜਾਬ ਦੀ ਬਾਗਡੋਰ ਕਾਂਗਰਸ ਦੇ ਹੱਥ ਦੇ ਵਿੱਚ ਆਉਂਦੀ ਨਜ਼ਰ ਆ ਰਹੀ ਹੈ। ਬਿਲਕੁਲ ਆ ਗਈ ਜੀ, ਹੁਣ ਆਮ ਨਜ਼ਰ ਕੀ ਆ ਰਹੀ ਹੈ, ਹੁਣ ਤਾਂ ਆ ਗਈ। ਡਾਕਟਰ ਸਾਹਿਬ ਤੁਸੀਂ ਕੀ ਸੋਚਦੇ ਹੋ ਕਿ ਇਸ ਚੀਜ਼ ਦੇ ਵਿੱਚ ਜਿਹੜਾ ਹੈਗਾ ਐਗਜ਼ਿਟ ਪੋਲਾਂ ਦੀ ਗੱਲ ਕਰ ਲਈਏ ਜਾਂ ਚੋਣਾਂ ਤੋਂ ਪਹਿਲਾਂ ਦੀ ਗੱਲ ਕਰ ਲਈਏ, ਪੰਜਾਬ ਦੇ ਸੁਰ ਕੁਛ ਹੋਰ ਨਜ਼ਰ ਆ ਰਹੇ ਸੀ? ਦੇਖੋ ਕਾਂਗਰਸ ਦੇ ਵਿੱਚ ਫਿਰ ਵੀ ਜਿਹੜੇ ਬੜੇ ਸ਼ਡਿਊਲਡ ਪੋਲੀਟੀਸ਼ੀਅਨ ਨੇ, ਕਿਉਂਕਿ ਜੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ ਜੀ, ਤਾਂ ਇਹਨਾਂ ਨੇ ਆਪਣੇ ਜਿਹੜੇ ਇੰਟਰਨਲ ਮਾਮਲੇ ਸੀਗੇ ਉਹ ਸਾਰੇ ਤਕਰੀਬਨ ਇਹਨਾਂ ਨੇ ਸੁਲਝਾ ਲਏ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਜੀ, ਵੋਟਾਂ ਪੈਣ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਸਾਰੇ ਵੈਲ ਇਨ ਐਡਵਾਂਸ ਇਹਨਾਂ ਨੇ ਉਹ ਜਿਹੜੇ ਮਸਲੇ ਸੀ ਆਪਣੇ ਇੰਟਰਨਲ ਪਾਰਟੀ ਦੇ ਉਹਨਾਂ ਨੂੰ ਸੁਲਝਾ ਲਿਆ। ਪ੍ਰਸ਼ਾਂਤ ਕਿਸ਼ੋਰ ਨੇ ਮੇਰੇ ਖਿਆਲ ਹੈਲਪ ਕੀਤੀ ਹੈ। ਬਿਲਕੁਲ, ਪ੍ਰਸ਼ਾਂਤ ਕਿਸ਼ੋਰ ਦੀ ਜਿਹੜੀ ਮਦਦ ਨੇ ਜਿਹੜੀ ਹੈਲਪ ਕੀਤੀ ਹੈ ਉਹ ਬਿਲਕੁਲ ਇਹਨਾਂ ਨੂੰ ਰੈਕੋਗਨਾਈਜ਼ ਕਰਨਾ ਚਾਹੀਦਾ ਉਸ ਬੰਦੇ ਨੂੰ ਜੀ। ਮੇਰੇ ਖਿਆਲ ਕਾਫੀ ਵੱਡੀ ਰਕਮ ਦਿੱਤੀ ਹੈ ਉਸ ਨੂੰ ਇਲੈਕਸ਼ਨ ਕੈਂਪਿੰਗ ਦੇ ਲਈ ਇਹਨਾਂ ਨੇ। ਬਿਲਕੁਲ ਬਿਲਕੁਲ। ਤੇ ਸਰ ਡਾਕਟਰ ਸਾਹਿਬ ਤੁਸੀਂ ਕੀ ਸੋਚਦੇ ਹੋ, ਜੋ ਪ੍ਰਸ਼ਾਂਤ ਕਿਸ਼ੋਰ ਨੂੰ ਇਲੈਕਸ਼ਨ ਕੈਂਪਿੰਗ ਦੇ ਲਈ ਇੱਕ ਵੱਡਾ ਫੰਡ ਦਿੱਤਾ ਗਿਆ ਸੀ, ਅਤੇ ਪੰਜਾਬ ਦੇ ਵਿੱਚ ਪੰਜਾਬ ਦਾ ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਬਣਾਉਣ ਦੇ ਲਈ ਉਹਨਾਂ ਨੇ ਜਿਹੜਾ ਜ਼ੋਰ ਲਗਾਇਆ, ਤੁਸੀਂ ਕੀ ਸੋਚਦੇ ਹੋ ਕਿ ਉਹ ਜਿਹੜਾ ਖਰਚਾ ਕਾਂਗਰਸ ਵੱਲੋਂ ਕੀਤਾ ਗਿਆ ਉਹ ਕਿੱਥੋਂ ਪੂਰਾ ਕੀਤਾ ਜਾਊਗਾ? ਹੁਣ ਦੇਖੋ ਪਾਰਟੀਆਂ ਦੇ ਕੋਲ ਬਥੇਰਾ ਪੈਸਾ ਹੁੰਦਾ, ਮੈਨੂੰ ਲੱਗਦਾ ਪੰਜਾਬ ਦੇ ਲੋਕਾਂ ਨੂੰ ਤਾਂ ਕੁਛ ਨਹੀਂ ਮਿਲਣਾ। ਪੰਜਾਬ ਦੇ ਲੋਕਾਂ ਨੂੰ ਤਾਂ ਦੇਖੋ ਇਹ ਤਾਂ ਹੁਣ ਸਰਕਾਰਾਂ ਦੇ ਫੈਸਲੇ ਹੋਣੇ ਨੇ ਨਾ, ਹਾਲੇ ਤਾਂ ਇਨ ਪ੍ਰੋਸੈਸ ਚੱਲ ਰਿਹਾ, ਹਾਲੇ ਤਾਂ ਜਿਹੜਾ ਇਲੈਕਸ਼ਨ ਦਾ ਪ੍ਰੋਸੈਸ ਆ ਜੀ, ਤੋ ਇਹ ਤਾਂ ਉਸ ਤੋਂ ਬਾਅਦ ਪ੍ਰੋਸੈਸ ਸ਼ੁਰੂ ਹੋਊਗਾ ਜਦੋਂ ਇਹ ਟੇਕ ਅਪ ਕਰੇਗੀ ਇਹ ਗਵਰਨਮੈਂਟ, ਤੇ ਫਿਰ ਪਤਾ ਲੱਗੇਗਾ ਕਿ ਕੋਈ ਲੋਕਾਂ ਦੇ ਭੱਲੇ ਕੀ ਪੈਂਦਾ। ਸੋ ਮੈਨੂੰ ਲੱਗ ਰਿਹਾ ਡਾਕਟਰ ਸਾਹਿਬ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੇ ਵਿੱਚ ਵਿਸ਼ਵਾਸ ਦਿਖਾਇਆ ਉਹ ਕਿਤੇ ਨਾ ਕਿਤੇ ਜਿਹੜਾ ਹੈਗਾ ਲੀਡਰਸ਼ਿਪ ਨੂੰ ਸਿਹਰਾ ਜਾਂਦਾ ਇਸ ਚੀਜ਼ ਦੇ ਵਿੱਚ। ਬਾਕੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਹੋਰ ਵੱਡੀ ਗੱਲ ਦਾ ਖੁਲਾਸਾ ਕਰ ਦਿੱਤਾ, ਉਹਨਾਂ ਨੇ ਇਹ ਗੱਲ ਕਹੀ ਹੈ ਕਿ 4 ਹਫ਼ਤੇ ਕਿਹਾ ਸੀ ਸਹੁੰ ਖਾ ਕੇ, ਸੋ ਮੈਂ 4 ਹਫ਼ਤਿਆਂ ਦੇ ਵਿੱਚ ਜਿਹੜਾ ਹੈਗਾ ਰਿਜ਼ਲਟ ਕੱਢ ਕੇ ਦੇ ਦੇਣਾ ਇਸ ਚੀਜ਼ ਦਾ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਡਰੱਗਸ ਦਾ ਜਿਹੜਾ ਹੈਗਾ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਊਗਾ। ਮੂੰਹ ਮਿੱਠਾ ਕਰਾਇਆ ਜਾ ਰਿਹਾ ਜੀ ਕੈਪਟਨ ਅਮਰਿੰਦਰ ਸਿੰਘ ਦਾ, ਮੇਰੇ ਖਿਆਲ ਉਹਨਾਂ ਦੇ ਜਨਮ ਦਿਨ 'ਤੇ ਉਹਨਾਂ ਦੇ ਪਾਰਟੀ ਵਰਕਰਸ ਦੇ ਵੱਲੋਂ ਕਾਫੀ ਜ਼ਿਆਦਾ ਜਿਹੜਾ ਜੋਸ਼ ਨਜ਼ਰ ਆ ਰਿਹਾ ਪੰਜਾਬ ਦੇ ਵਿੱਚ। ਕਾਂਗਰਸ ਪਾਰਟੀ ਦੇ ਦਫ਼ਤਰਾਂ ਦੇ ਬਾਹਰ ਜਗ੍ਹਾ ਜਗ੍ਹਾ ਢੋਲ ਵੱਜ ਰਹੇ ਨੇ, ਅਤੇ ਉਹਨਾਂ ਨੂੰ ਮੇਰੇ ਖਿਆਲ ਹੁਣ ਜਿਹੜਾ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਜਾ ਰਿਹਾ। ਹੁਣ ਮੈਨੂੰ ਇਹ ਨਹੀਂ ਪਤਾ ਕਿ ਮੂੰਹ ਮਿੱਠਾ ਕੌਣ ਕਰਵਾ ਰਿਹਾ ਉਹਨਾਂ ਦਾ। ਸੋ ਫਿਲਹਾਲ ਦੀ ਘੜੀ ਮੇਰੇ ਖਿਆਲ ਸ਼ਾਇਦ ਉਹਨਾਂ ਦੀ ਡਾਕਟਰ ਸਾਹਿਬ ਜਿਹੜੀ ਨਵੀਂ ਵਿਆਹੀ ਪੋਤ ਨੂੰ ਆਈ ਹੈ ਮੇਰੇ ਖਿਆਲ। ਨਹੀਂ, ਹਾਂਜੀ ਲੇਡੀ ਹੈ ਜਿਹੜੀ। ਨਹੀਂ ਨਹੀਂ ਨਹੀਂ ਨਹੀਂ, ਇਹ ਮੈਨੂੰ ਉਹੀ ਲੱਗ ਰਹੀ ਹੈ ਜੀ, ਸਾਈਡ ਪੋਸਟ ਤੋਂ ਤਾਂ ਉਹੀ ਲੜਕੀ, ਇਹ ਨਹੀਂ ਯੈਲੋ ਕੱਪੜੇ ਵਾਲੀ ਨਹੀਂ ਜੀ, ਜਿਹੜੀ ਲਾਲ ਚੂੜੇ ਵਾਲੀ ਪਹਿਲਾਂ ਪਾ ਕੇ ਗਈ ਹੈ, ਉਹ ਠੀਕ ਹੈ, ਉਹ ਜਿਹੜੀ ਇਹਨਾਂ ਦੀ ਨਵੀਂ ਪੋਤ ਨੂੰ ਆਈ ਹੈ, ਉਹ ਮੂੰਹ ਮਿੱਠਾ ਕਰਾ ਗਈ ਹੈ ਜੀ ਇਹਨਾਂ ਦਾ। ਸੋ ਕਿਤੇ ਨਾ ਕਿਤੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਕਾਂਗਰਸ ਦੇ ਹੱਥ ਜਿਹੜਾ ਬਿਗਲ ਵੱਜ ਚੁੱਕਿਆ ਜੀ। ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਰਾਣਾ ਕੇ ਪੀ ਸਿੰਘ ਅੱਗੇ ਹੁਣ ਦੱਸ ਰਹੇ ਨੇ ਜੀ, ਪਹਿਲਾਂ ਕਹਿ ਰਹੇ ਸੀ ਜਿੱਤ ਗਏ ਸੀ, ਹੁਣ ਕਹਿੰਦੇ ਅੱਗੇ ਚੱਲ ਰਹੇ ਨੇ, ਇਹ ਕੁਝ ਸਮਝ ਨਹੀਂ ਆਈ ਗੱਲ, ਕੀ ਚੱਲ ਕੀ ਰਿਹਾ ਡਾਕਟਰ ਸਾਹਿਬ? ਇਹ ਪੀਟੀਸੀ ਹੈ ਜੀ। ਡਾਕਟਰ ਸਾਹਿਬ ਉਧਰ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੋਂ ਇੰਡੀਅਨ ਨੈਸ਼ਨਲ ਕਾਂਗਰਸ 8 ਸੀਟਾਂ ਦੇ ਉੱਤੇ ਜਿੱਤ ਚੁੱਕੀ ਹੈ ਜੀ। ਓਕੇ। ਤੇ 3 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ, ਅਕਾਲੀ ਦਲ ਦਾ ਹਜੇ ਤੱਕ ਇੱਕ ਵੀ ਖਾਤਾ ਨਹੀਂ ਖੁੱਲਿਆ ਜੀ। ਓਕੇ, ਇਲੈਕਸ਼ਨ ਕਮਿਸ਼ਨ ਦੇ ਹਿਸਾਬ ਨਾਲ ਜੀ ਬੜਾ ਦੇਰ ਲੱਗ ਚੁੱਕੀ ਹੈ ਡਾਕਟਰ ਸਾਹਿਬ। ਜੇਕਰ ਮੈਂ ਪੀਟੀਸੀ ਨੂੰ ਦੇਖਾਂ ਤਾਂ ਪੀਟੀਸੀ ਦੇ ਹਿਸਾਬ ਨਾਲ ਬਾਦਲ ਸਾਹਿਬ ਨੂੰ ਬਹੁਤ ਦੇਰ ਪਹਿਲਾਂ ਜੇ ਤੂੰ ਕਰਾਰ ਦਿੱਤਾ ਗਿਆ ਸੀ ਪਲੱਸ ਦੇ ਵਿੱਚ ਆਪ ਦੇ ਸੁਖਪਾਲ ਖਹਿਰਾ 8,202 ਵੋਟਾਂ ਦੇ ਨਾਲ ਜਿੱਤੇ ਨੇ ਜੀ ਫਰਕ ਨਾਲ ਹਾਂਜੀ ਭਦੌੜ ਤੋਂ ਆਪ ਦੇ ਪਿਰਮਲ ਸਿੰਘ ਜਿਹੜੇ ਨੇ ਜਿੱਤ ਚੁੱਕੇ ਨੇ ਜੀ ਲੁਧਿਆਣਾ ਸੈਂਟਰਲ ਤੋਂ ਕਾਂਗਰਸ ਦੇ ਸੁਰਿੰਦਰ ਡਾਵਰ 20,430 ਵੋਟਾਂ ਦੇ ਨਾਲ ਜਿੱਤ ਚੁੱਕੇ ਨੇ ਰੂਪਨਗਰ ਤੋਂ ਅਮਰਜੀਤ ਸਿੰਘ ਸੰਧੋਆ 23,707 ਵੋਟਾਂ ਦੇ ਫਰਕ ਨਾਲ ਜਿਹੜੇ ਨੇ ਜਿੱਤ ਚੁੱਕੇ ਨੇ ਜੀ ਬਿਲਕੁਲ ਡਾਕਟਰ ਸਾਹਿਬ ਬਹੁਤ ਵੱਡੇ ਵੱਡੇ ਫਰਕਾਂ ਦੇ ਨਾਲ ਜਿਹੜੀ ਆ ਜਿੱਤ ਦਰਜ ਹੋ ਨਹੀਂ ਹੋ ਰਹੀ ਜਿੱਦਾਂ ਦੇਖਿਆ ਜਾ ਰਿਹਾ ਸੀਗਾ ਸੁਖਪਾਲ ਖਹਿਰਾ 8,202 ਵੋਟਾਂ ਦੇ ਫਰਕ ਨਾਲ ਜਿਹੜੇ ਜਿੱਤੇ ਨੇ ਜੇਕਰ ਮੇਰੇ ਖਿਆਲ ਪਿਛਲੀਆਂ ਇਲੈਕਸ਼ਨਾਂ ਦੀ ਦੇਖੀਏ ਤਾਂ ਉਦੋਂ ਉਹਨਾਂ ਦਾ ਕਾਫੀ ਵੱਡਾ ਫਰਕ ਸੀਗਾ ਪਰ ਇੱਥੇ ਤਿਕੋਨੇ ਮੁਕਾਬਲੇ ਹੋਏ ਨਾ ਜੀ ਜੀ ਜਿੰਨੇ ਥਾਵਾਂ 'ਤੇ ਵੀ ਹੋਏ ਆ ਤਕਰੀਬਨ ਤਿਕੋਨੇ ਮੁਕਾਬਲੇ ਹੋਏ ਆ ਜੀ ਜੀ ਆਮ ਆਦਮੀ ਪਾਰਟੀ ਅਕਾਲੀ ਦਲ ਅਤੇ ਕਾਂਗਰਸ ਜੀ ਸੋ ਇਸ ਕਰਕੇ ਜਿਹੜੇ ਜਿਹੜਾ ਜਿਹੜਾ ਮਾਰਜਨ ਹੈ ਉਹ ਇਸ ਕਰਕੇ ਘੱਟ ਰਿਹਾ ਜੀ ਜੀ ਬਿਲਕੁਲ ਡਾਕਟਰ ਸਾਹਿਬ ਜੇਕਰ ਮੈਂ ਐਨ ਡੀ ਟੀ ਵੀ ਦੀ ਗੱਲ ਕਰਾਂ ਤਾਂ ਜਿਹੜੇ ਉੱਥੇ ਰੁਝਾਨ ਆ ਰਹੇ ਨੇ ਉਹਦੇ ਵਿੱਚ 72 ਸੀਟਾਂ ਦੇ ਉੱਤੇ ਕਾਂਗਰਸ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ 27 ਦੇ ਉੱਤੇ ਆਮ ਆਦਮੀ ਪਾਰਟੀ ਨਜ਼ਰ ਆ ਰਹੀ ਹੈ 17 ਦੇ ਉੱਤੇ ਅਕਾਲੀ ਭਾਜਪਾ ਗੱਠਜੋੜ ਨਜ਼ਰ ਆ ਰਿਹਾ ਸੋ ਕਾਫੀ ਜਿਹੜਾ ਹੈਗਾ ਵੇਰੀਏਸ਼ਨ ਨਜ਼ਰ ਆ ਰਿਹਾ ਅਤੇ ਉੱਧਰ ਜੇਕਰ ਮੈਂ ਗੱਲ ਕਰਾਂ ਤਾਂ ਕੁੱਲ ਟੋਟਲ 23 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਨਜ਼ਰ ਆ ਰਹੀ ਹੈ ਇਲੈਕਸ਼ਨ ਕਮਿਸ਼ਨ ਦੇ ਵਿੱਚ ਜਿਹਦੇ ਵਿੱਚੋਂ ਕਿ 3 ਜਿੱਤ ਚੁੱਕੀ ਹੈ ਅਤੇ 20 ਦੇ ਉੱਤੇ ਲੀਡ ਕਰ ਰਹੀ ਹੈ ਹਾਲ ਦੀ ਘੜੀ ਠੀਕ ਹੈ ਅੱਛਾ ਡਾਕਟਰ ਸਾਹਿਬ ਇੱਕ ਵੱਡੀ ਚੀਜ਼ ਹਜੇ ਤੱਕ ਚੈਨਲ ਦੇ ਉੱਤੇ ਜਲਾਲਾਬਾਦ ਸੀਟ ਦਾ ਕੋਈ ਜਿਹੜਾ ਹੈਗਾ ਰੁਝਾਨ ਨਹੀਂ ਦੇਖਣ ਨੂੰ ਜ਼ਿਕਰ ਨਹੀਂ ਹੋ ਰਿਹਾ ਕੋਈ ਜ਼ਿਕਰ ਨਹੀਂ ਹੋ ਰਿਹਾ ਇਸ ਦੇ ਨਾਲ ਨਾਲ ਅੰਮ੍ਰਿਤਸਰ ਦੇ ਵਿੱਚ ਵੀ ਕੋਈ ਜ਼ਿਆਦਾ ਜ਼ਿਕਰ ਨਹੀਂ ਹੋ ਰਿਹਾ ਹੈਗਾ ਪਟਿਆਲਾ ਸੀਟ ਦੇ ਉੱਤੋਂ ਜਿੱਥੋਂ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਲੀਡ ਕਰ ਰਹੇ ਨੇ ਉਹ ਵੀ ਜਿਹੜਾ ਜ਼ਿਕਰ ਘੱਟ ਹੋ ਰਿਹਾ ਉਸ ਜਗ੍ਹਾ ਦਾ ਵੀ ਹਜੇ ਤੱਕ ਬਿਲਕੁਲ ਕਿਤੇ ਨਾ ਕਿਤੇ ਜਿਹੜਾ ਹੈਗਾ ਹੁਣ ਕਾਂਗਰਸ ਦਾ ਪ੍ਰੋਜੈਕਸ਼ਨ ਦਿਖਾਇਆ ਜਾ ਰਿਹਾ ਮੈਨੂੰ ਲੱਗਦਾ ਜੇਕਰ ਇਹਨਾਂ ਨੂੰ ਲੱਗ ਹੀ ਰਿਹਾ ਪੀ ਟੀ ਸੀ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਆ ਚੁੱਕੇ ਨੇ ਪਹਿਲੀ ਵਾਰ ਹੋਇਆ ਮੇਰਾ ਖਿਆਲ ਡਾਕਟਰ ਸਾਹਿਬ ਹਾਂ ਪਹਿਲੀ ਵਾਰੀ ਦੇਖਿਆ ਕੈਪਟਨ ਅਮਰਿੰਦਰ ਸਿੰਘ ਨੂੰ ਪੀਟੀਸੀ ਚੈਨਲ ਤੇ ਪੀਟੀਸੀ ਚੈਨਲ ਤੇ ਹਾਂ ਜੀ ਸੋ ਮੈਨੂੰ ਲੱਗਦਾ ਹੁਣ ਜਿਹੜਾ ਪ੍ਰੋਜੈਕਸ਼ਨ ਹੈ ਜਲਾਲਾਬਾਦ ਸੀਟ ਦਾ ਵੀ ਸਾਨੂੰ ਦਿਖਾ ਦੇਣਾ ਚਾਹੀਦਾ ਇਹਨਾਂ ਨੂੰ ਬਿਲਕੁਲ ਦਿਖਾਉਣਾ ਤਾਂ ਚਾਹੀਦਾ ਜੀ ਜੀ ਸੋ ਕਿਤੇ ਨਾ ਕਿਤੇ ਜਿਹੜਾ ਹੈਗਾ ਮੈਨੂੰ ਲੱਗਦਾ ਆਪਣੇ ਲੱਗਦਾ ਕੋਈ ਗੜਬੜਿਆ ਜਿਹੜੀ ਦਿਖਾ ਨਹੀਂ ਰਹੇ ਜੀ ਕਿਤੇ ਨਾ ਕਿਤੇ ਕੁਛ ਨਾ ਕੁਛ ਜਿਹੜਾ ਹੇਰ ਫੇਰ ਚੱਲ ਰਿਹਾ ਸੋ ਉਹ ਜ਼ਰੂਰ ਦੇਖਣਾ ਪਊਗਾ ਜੀ ਕਿਸੇ ਨੇ ਇੱਕ ਪੋਸਟ ਪਾਈ ਹੋਈ ਆ ਫੇਸਬੁੱਕ ਦੇ ਉੱਤੇ ਮੁਬਾਰਕਾਂ ਪੰਜਾਬ ਦੀਆਂ ਭੇਡਾਂ ਨੂੰ ਤੁਸੀਂ ਸਾਬਤ ਕਰ ਦਿੱਤਾ ਡੈਸ਼ ਡੈਸ਼ ਡਾਕਟਰ ਸਾਹਿਬ ਜਿਹੜੇ ਆਪ ਦੇ ਸਪੋਰਟਰ ਵੀ ਨੇ ਉਹ ਕਾਫੀ ਨਿਰਾਸ਼ ਨਜ਼ਰ ਆ ਰਹੇ ਨੇ ਕਿਸੇ ਨੇ ਪਾਇਆ ਆਰ ਪੀ ਆਈ ਪੰਜਾਬ ਕਾਂਗਰਸ ਟੂ ਕਾਂਗਰਸ ਪਾਰਟੀ ਅਤੇ ਇੱਧਰ ਜੀ ਜਰਨੈਲ ਸਿੰਘ ਜੀ ਜਿਹੜੇ ਭਾਅ ਜੀ ਨੇ ਉਹਨਾਂ ਨੇ ਸੰਗਰੂਰ ਤੋਂ ਵਿਜੇਂਦਰਾ ਸਿੰਗਲਾ ਜਿਹੜੇ ਕਾਂਗਰਸ ਦੇ ਨੇ ਉਹ ਲੀਡ ਕਰ ਰਹੇ ਨੇ ਜੀ ਫਿਰੋਜ਼ਪੁਰ ਤੋਂ ਵਰਿੰਦਰ ਸਿੰਘ ਅਕਾਲੀ ਦਲ ਦੇ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ ਗੜਸ਼ੰਕਰ ਤੋਂ ਤ੍ਰਿਪਤ ਰਜਿੰਦਰ ਬਾਜਵਾ ਕਾਂਗਰਸ ਦੇ ਲੀਡ ਕਰ ਰਹੇ ਨੇ ਸੋ ਡਾਕਟਰ ਸਾਹਿਬ ਹਰ ਜਗ੍ਹਾ 'ਤੇ ਜਿਹੜਾ ਹੈਗਾ ਚੱਲ ਰਿਹਾ ਆਮ ਆਦਮੀ ਪਾਰਟੀ ਨੂੰ 26 ਸੀਟਾਂ ਦੀ ਗੱਲ ਕੀਤੀ ਜਾ ਰਹੀ ਹੈ ਜੀ ਦੇਖੋ ਜੀ ਰੂਪਨਗਰ 'ਚ ਜਲੰਧਰ ਨੌਰਥ ਤੋਂ ਕਾਂਗਰਸ ਦੇ ਅਵਤਾਰ ਸਿੰਘ ਸੰਘੇੜਾ ਮੇਰੇ ਖਿਆਲ 2,200 ਆਪਾਂ ਇੱਕ ਬ੍ਰੇਕ ਲੈ ਲਈਏ ਜੀ ਇੱਕ ਬ੍ਰੇਕ ਲੈ ਕੇ ਆਪਾਂ ਨਾਲੇ ਮਾੜਾ ਜਿਹਾ ਬਾਦਲ ਸਾਹਿਬ ਦਾ ਬਿਆਨ ਸੁਣ ਲਈਏ ਬਾਦਲ ਸਾਹਿਬ ਕੀ ਕਹਿੰਦੇ ਨੇ ਜੀ ਠੀਕ ਹੈ ਜੀ ਅਸੀਂ ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ ਜੀ ਓਕੇ ਤੁਸੀਂ ਪ੍ਰਾਪਰਟੀ ਲੈਣਾ ਚਾਹੁੰਦੇ ਹੋ ਤੁਸੀਂ ਆਪਣੀ ਵਾਈਫ ਨੂੰ ਕਾਲ ਕਰਦੇ ਹੋ ਉਹ ਆਪਣੇ ਫਰੈਂਡਸ ਤੋਂ ਸਲਾਹ ਲੈਂਦੀ ਹੈ ਫਿਰ ਤੁਸੀਂ ਲੋਕਾਂ ਤੋਂ ਪੁੱਛਦੇ ਹੋ ਨਿਊਜ਼ ਪੇਪਰ ਐਡਸ ਦੇਖਦੇ ਹੋ ਇੱਕ ਪੇਪਰ ਦੋ ਪੇਪਰ ਸਾਰੇ ਪੇਪਰਸ ਪੜ੍ਹਦੇ ਹੋ ਤੁਹਾਨੂੰ ਕੁਝ ਪਸੰਦ ਨਹੀਂ ਆਉਂਦਾ ਜਦ ਪ੍ਰਾਪਰਟੀ ਵੇਖਣ ਜਾਂਦੇ ਹੋ ਪ੍ਰਾਪਰਟੀ ਪਸੰਦ ਨਹੀਂ ਆਉਂਦੀ ਲੋਕੇਸ਼ਨ ਪਸੰਦ ਨਹੀਂ ਆਉਂਦੀ ਨੇਬਰਹੁੱਡ ਪਸੰਦ ਨਹੀਂ ਆਉਂਦਾ ਵਰਕ ਪਲੇਸ ਤੋਂ ਬਹੁਤ ਦੂਰ ਜਗ੍ਹਾ ਨਹੀਂ ਲੈਣਾ ਚਾਹੁੰਦੇ ਪ੍ਰਾਪਰਟੀ ਡੀਲਰਸ ਕਾਲ ਤੇ ਕਾਲ ਕਰਦੇ ਨੇ ਪ੍ਰਾਪਰਟੀ ਲੈਣਾ ਸਿਰ ਦਰਦ ਬਣ ਜਾਂਦਾ ਹੈ ਪ੍ਰਾਪਰਟੀ ਲੈਣਾ ਸਿਰ ਦਰਦ ਬਣ ਜਾਂਦਾ ਹੈ ਫਿਰ ਤੁਹਾਨੂੰ ਕਿਰਨ ਪਰਮਾਰ ਲੌਜ ਰੀਅਲ ਇਸਟੇਟ ਹੈਮਿਲਟਨ ਬਾਰੇ ਪਤਾ ਲੱਗਦਾ ਹੈ ਤੁਸੀਂ ਉਹਨਾਂ ਨੂੰ ਕਾਲ ਕਰਦੇ ਹੋ ਤੁਹਾਨੂੰ ਜਗ੍ਹਾ ਪਸੰਦ ਆਉਂਦੀ ਹੈ ਤੁਸੀਂ ਪ੍ਰਾਪਰਟੀ ਖਰੀਦ ਲੈਂਦੇ ਹੋ ਸਭ ਨੂੰ ਲੱਡੂ ਖਿਲਾਉਂਦੇ ਹੋ ਜੇਕਰ ਪਹਿਲਾਂ ਹੀ ਕਿਰਨ ਪਰਮਾਰ ਜੀ ਕੋ ਲੌਜ ਰੀਅਲ ਇਸਟੇਟ ਹੈਮਿਲਟਨ ਆ ਜਾਂਦੇ ਤਾਂ ਐਡ ਇੰਨੀ ਲੰਬੀ ਹੋਣੀ ਨਹੀਂ ਸੀ ਕੰਟੈਕਟ ਕਿਰਨ ਪਰਮਾਰ ਫਰੋਮ ਲੌਜ ਰੀਅਲ ਇਸਟੇਟ ਹੈਮਿਲਟਨ ਕਾਲ 0278547722 ਕਿਰਨ ਪਰਮਾਰ ਨਾਮ ਤਾਂ ਸੁਣਿਆ ਹੀ ਹੋਵੇਗਾ ਲੌਜ ਰੀਅਲ ਇਸਟੇਟ REA 2008 ਇੰਨੀ ਮਿਹਨਤ ਕਰਕੇ ਇੱਥੇ ਆਪਾਂ ਕਮਾਈ ਕਰਦੇ ਹਾਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਬਣਾਉਂਦੇ ਹਾਂ ਪਰ ਮੈਨੂੰ ਤਾਂ ਹਰ ਵੇਲੇ ਫਿਕਰ ਲੱਗਿਆ ਰਹਿੰਦਾ ਇੰਨੀਆਂ ਚੋਰੀਆਂ ਹੋ ਰਹੀਆਂ ਨੇ ਡਾਕੇ ਵੱਜ ਰਹੇ ਨੇ ਕਿਤੇ ਕੋਈ ਚੱਕ ਕੇ ਹੀ ਨਾ ਲੈ ਜੇ ਸਮਾਨ ਤੁਸੀਂ ਕਾਮਨਵੈਲਥ ਵਾਲਟ ਵਾਲੇ ਜਿਹੜੇ ਆ ਉਹਨਾਂ ਬਾਰੇ ਨਹੀਂ ਸੁਣਿਆ ਉਹ ਕੌਣ ਨੇ ਕਾਮਨਵੈਲਥ ਵਾਲਟ ਵਾਲੇ ਤੁਹਾਨੂੰ ਸੋਨਾ ਚਾਂਦੀ ਜਾਂ ਕੋਈ ਵੀ ਤੁਸੀਂ ਵੈਲਿਊਬਲ ਚੀਜ਼ ਜਿਹੜੀ ਆ ਸਿਕਿਉਰ ਕਰਾਉਣੀ ਆ ਉਹਨਾਂ ਦੇ ਲਈ ਸਾਰੀਆਂ ਸਹੂਲਤਾਂ ਪ੍ਰਾਪਤ ਕਰਵਾਉਂਦੇ ਨੇ ਨਾਲ ਦੇ ਨਾਲ ਹੋਮ ਲੋਨ ਜਾਂ ਫੋਰੈਕਸ ਦੇ ਵਿੱਚ ਕੋਈ ਇਨਫੋਰਮੇਸ਼ਨ ਲੈਣੀ ਹੈ ਉਹ ਵੀ ਤੁਹਾਨੂੰ ਮੁਹੱਈਆ ਕਰਾਉਂਦੇ ਨੇ ਕਾਮਨਵੈਲਥ ਵਾਲਟ ਜਿੱਥੇ ਕਿ ਤੁਸੀਂ ਤੁਸੀਂ ਐਂਥਨੀ ਨਾਲ ਕੰਟੈਕਟ ਕਰ ਸਕਦੇ ਹੋ ਫੋਨ 0800-472-7676 ਜਾਂ ਫਿਰ ਜਾ ਸਕਦੇ ਹੋ ਕਸਟਮ ਹਾਊਸ ਬਿਲਡਿੰਗ ਕਾਰਨਰ ਆਫ ਕਸਟਮਸ ਐਂਡ ਐਲਬਰ ਸਟਰੀਟ ਆਕਲੈਂਡ ਆਪਣੇ ਲਈ ਤਾਂ ਕੈਂਠਾ ਕਢਾਇਆ ਮੇਰੇ ਲਈ ਕਢਾਈ ਨਾ ਤੂੰ ਸੱਗੀ ਵੇ ਜਾਲਮਾ ਰੱਖਦਾ ਏ ਦਿਲ ਵਿੱਚ ਠੱਗੀ ਵੇ ਜਾਲਮਾ ਉਹ ਗੱਲਾਂ ਹੀ ਜਾਣਦੇ ਭਗਵਾਨ ਨੇ ਠੱਗੀਆਂ ਦੀ ਲੋੜ ਹੀ ਨਹੀਂ ਪੈਣੀ ਹੁਣ ਵਾਜਬ ਮੁੱਲ ਦੇ ਉੱਤੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਵਾਲੇ ਗਹਿਣੇ ਲੈ ਕੇ ਮੈਨਰੇਵਾ ਵਿੱਚ ਵੀ ਹਾਜ਼ਰ ਹੋ ਗਏ ਨੇ ਗਲਿਟਰ ਜੁਐਲਰਸ 2x216 ਗ੍ਰੇਟ ਸਾਊਥ ਰੋਡ ਮੈਨੂਰੇਵਾ ਫੋਨ 2664653 ਨਾ ਫੇਸਬੁੱਕ ਨਾ ਟਵਿੱਟਰ ਹੁਣ ਯਾਦ ਰੱਖੋ ਸਿਰਫ ਗਲਿਟਰ ਓ ਯਾਰ ਬੜੀ ਟੈਨਸ਼ਨ ਚ ਲੱਗ ਰਿਹਾ ਕੀ ਗੱਲ ਹੋ ਗਈ ਯਾਰ ਮੈਂ 3 ਸਾਲ ਪਹਿਲਾਂ ਕਰ ਲਿਆ ਸੀ ਹੁਣ ਮੈਂ ਸੋਚਦਾ ਵੀ ਜੇ ਇਹਨੂੰ ਵੇਚ ਕੇ ਨਵਾਂ ਘਰ ਲੈ ਲਵਾਂ ਤੇ ਫਿਰ ਮੈਂ ਸੋਚਦਾ ਵੀ ਇਹਦੇ ਚੋਂ ਥੋੜੇ ਪੈਸੇ ਕੱਢ ਕੇ ਕੋਈ ਇਨਵੈਸਟਮੈਂਟ ਪ੍ਰਾਪਰਟੀ ਲੈ ਲਵਾਂ ਇਹਦੇ ਚ ਟੈਨਸ਼ਨ ਵਾਲੀ ਕਿਹੜੀ ਗੱਲ ਹੈ ਉਹ ਕਿਸੇ ਵਧੀਆ ਜੇ ਰੀਅਲ ਏਸਟੇਟ ਏਜੰਟ ਨਾਲ ਗੱਲ ਕਰਕੇ ਦੇਖ ਲਾ ਉਹ ਇਹੀ ਤਾਂ ਟੈਨਸ਼ਨ ਵਾਲੀ ਗੱਲ ਆ ਮਾਰਕੀਟ ਚ ਕਿੰਨੇ ਏਜੰਟ ਆ ਕਿਤੇ ਭਰੋਸਾ ਕਰਾਂ ਉਹ ਜੇ ਇਹ ਗੱਲ ਹੈ ਤਾਂ ਫਿਰ ਬਾਰਫੁੱਟ ਐਂਡ ਥੌਮਸਨ ਦੇ ਗੁਰਜੀਤ ਸੇਖੋ ਨਾਲ ਗੱਲ ਕਰਕੇ ਦੇਖ ਕਿਉਂਕਿ ਉਹ ਰਿਸ਼ਤੇ ਬਣਾਉਣ ਚ ਵਿਸ਼ਵਾਸ ਰੱਖਦੇ ਨੇ ਨਾ ਕਿ ਪੈਸੇ ਬਣਾਉਣ ਚ ਆਕਲੈਂਡ ਦੀ ਸਭ ਤੋਂ ਵੱਡੀ ਰੀਅਲ ਅਸਟੇਟ ਕੰਪਨੀ ਬਾਰਫੁੱਟ ਐਂਡ ਥੌਮਸਨ ਨਾਲ ਕੰਮ ਕਰਦੇ ਗੁਰਜੀਤ ਸੇਖੋਂ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਇਹਨਾਂ ਨੂੰ ਇੱਕ ਵਾਰ ਜ਼ਰੂਰ ਮਿਲੋ ਫਸਟ ਟਾਈਮ ਪ੍ਰਾਪਰਟੀ ਬਾਇਰਸ ਤਾਂ ਇੱਕ ਵਾਰ ਜ਼ਰੂਰ ਮਿਲਣ ਗੁਰਜੀਤ ਸੇਖੋਂ 323 ਗ੍ਰੇਟ ਸਾਊਥ ਰੋਡ ਉਟਾਹੂ ਕਾਲ 0272829448 ਔਰ 0927640044 ਵੈਲਿੰਗਟਨ ਵਾਸਤੇ ਪੰਜਾਬੀਆਂ ਲਈ ਖੁਸ਼ਖਬਰੀ ਰੇਡੀਓ ਸਪਾਈਸ ਹੁਣ ਤੁਸੀਂ ਸੁਣ ਸਕਦੇ ਹੋ ਵੈਲਿੰਗਟਨ ਦੇ ਵਿੱਚ ਵੀ ਡਿਜੀਟਲ ਸੈਟਸ ਦੇ ਰਾਹੀਂ 88 FM ਤੇ ਜੇਕਰ ਤੁਸੀਂ ਡਿਜੀਟਲ ਸੈਟ ਖਰੀਦਣਾ ਚਾਹੁੰਦੇ ਹੋ ਤੇ ਸਾਨੂੰ ਸੰਪਰਕ ਕਰੋ ਸਾਡੇ ਟੋਲ ਫ੍ਰੀ ਨੰਬਰ ਤੇ 0800-030-398 0800-030-398 ਵੱਖ ਵੱਖ ਸਮੇਂ ਵੱਖ ਵੱਖ ਅੰਦਾਜ਼ ਰੇਡੀਓ ਸਪਾਈਸ ਸਮੇਂ ਦੀ ਆਵਾਜ਼ ਹੁਣ ਵੈਲਿੰਗਟਨ ਦੇ ਵਿੱਚ ਵੀ Just Fresh 158 Colmar Road Papa Totoy Auckland vich daala te masalyan di sab to vaddi supermarket Just Fresh Just Fresh de is week de special vich Rajbhog rice 9.99 premium Rajbhog rice 13.99 kheere sirf 99 cents each Garewal chakki aata 20 kilo bag 20.99 verka kyo 1 liter 12.99 ate verka kyo 2 liter 22.99 fresh bhindiyan te mooliyan vi ਹਰ ਵੇਲੇ ਉਪਲਬਧ ਨੇ ਜਸਟ ਫਰੈਸ਼ ਸ਼੍ਰੀ ਦਸ਼ਮੇਸ਼ ਦਰਬਾਰ ਦੇ ਬਿਲਕੁਲ ਨਾਲ ਪਪਟੋਏ ਦੇ ਵਿੱਚ ਜੇ ਈਜ਼ੀਲੀ ਜਾਣਾ ਚਾਹੁੰਦੇ ਹੋ ਟੂਰ ਤੇ ਬਾਹਰ ਜੇ ਮਨੀ ਟ੍ਰਾਂਸਫਰ ਵੀ ਕਰਵਾਉਣੀ ਹੈ ਮੇਰੇ ਯਾਰ 에어 ਟਿਕਟਸ ਲਈ ਜੇ ਤੁਸੀਂ ਉਹ ਕਾਲੇ ਟਰੈਵਲ ਇੰਸ਼ੋਰੈਂਸ ਤੇ ਵੀ ਇਹ ਮਸ਼ਹੂਰ ਨੇ ਵਾਲੇ ਇਹ ਤੁਹਾਨੂੰ 에어 ਟਿਕਟਸ ਟੂਰ ਪੈਕੇजेस ਟਰੈਵਲ ਇੰਸ਼ੋਰੈਂਸ ਮਨੀ ਟ੍ਰਾਂਸਫਰ ਇੰਡੋ ਕੈਨੇਡੀਅਨ ਬੱਸ ਟਿਕਟਸ ਵਰਗੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ ਇੰਡੋ ਕੀਵੀ ਟਰੈਵਲ ਬ੍ਰੋਕਰਸ 158 ਕੋਲਮਾ ਰੋਡ ਪਾਪਾ ਟੋਏ ਜਸਟ ਫਰੈਸ਼ ਸੁਪਰਮਾਰਕੀਟ ਦੇ ਅੰਦਰ ਨੀਅਰ ਦਸ਼ਮੇਸ਼ ਦਰਬਾਰ ਗੁਰੂ ਘਰ ਤੁਸੀਂ ਕਾਲ ਕਰ ਸਕਦੇ ਹੋ ਨੇਸ਼ਨ ਵਾਈਡ ਟੋਲ ਫ੍ਰੀ ਨੰਬਰ ਤੇ 0800-030-393 ਬਿਨਾ ਪ੍ਰਚਾਰ ਕਾਹਦਾ ਕਾਰੋਬਾਰ ਆਪਣੇ ਬਿਜ਼ਨਸ ਨੂੰ ਗਰੋ ਕਰਦੇ ਦੇਖਣਾ ਚਾਹੁੰਦੇ ਹੋ ਤਾਂ ਇਹਦੇ ਬਾਰੇ ਲੋਕਾਂ ਨੂੰ ਦੱਸੋ ਵੀ ਰੇਡੀਓ ਸਪਾਈਸ ਲੈ ਕੇ ਆਇਆ ਹੈ ਐਡਵਰਟਾਈਜ਼ਮੈਂਟਸ ਦੇ ਸਪੈਸ਼ਲ ਰੇਟਸ ਤਾਂ ਜੋ ਤੁਹਾਡਾ ਕਾਰੋਬਾਰ ਫੜੇ ਰਫਤਾਰ ਕਾਲ 0939-000067 ਔਰ 0210275403 ਸੋ ਲੋ ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਤੇ ਮੇਰੇ ਹਿਸਾਬ ਨਾਲ ਡਾਕਟਰ ਸਾਹਿਬ ਆਪਾਂ ਜੇਕਰ ਕੰਸੀਕੁਐਂਸਿਸ ਵਾਈਜ਼ ਚੱਲੀਏ ਤਾਂ ਮੈਂ ਹੁਣ ਤੁਹਾਨੂੰ ਇੱਕ ਇੱਕ ਜਿਹੜੀ ਜਗ੍ਹਾ ਹੈ ਉਹਦਾ ਅਪਡੇਟ ਦਿੰਦਾ ਚੱਲਦਾ। ਹਾਂਜੀ, ਅਬੋਹਰ ਜੋ ਕਿ ਜਿੱਥੋਂ ਕਿ ਅਰੁਣ ਨਾਰਗ ਭਾਰਤੀ ਜਨਤਾ ਪਾਰਟੀ ਦੇ ਨੇ ਉਹ ਲੀਡ ਕਰ ਰਹੇ ਨੇ ਜੀ, ਸੁਨੀਲ ਜਾਖੜ ਉਹਨਾਂ ਦਾ ਪਿੱਛਾ ਕਰਦੇ ਹੋਏ ਨਜ਼ਰ ਆ ਰਹੇ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ, 3383 ਵੋਟਾਂ ਦਾ ਜਿਹੜਾ ਫਰਕ ਚੱਲ ਰਿਹਾ ਜੀ। ਓਕੇ, 2183 ਕਾਊਂਟਿੰਗ ਹਜੇ ਪ੍ਰੋਗਰੈਸ ਦੇ ਵਿੱਚ ਹੈ ਜੀ। ਆਦਮਪੁਰ ਦੀ ਜੇਕਰ ਮੈਂ ਗੱਲ ਕਰਾਂ ਉੱਥੋਂ ਪਵਨ ਕੁਮਾਰ ਟੀਨੂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੇ ਲੀਡ ਕਰ ਰਹੇ ਨੇ, ਮਹਿੰਦਰ ਸਿੰਘ ਕੇਪੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਿਹੜੇ ਨੇ ਟ੍ਰਾਇਲ ਕਰ ਰਹੇ ਨੇ, 4218 ਵੋਟਾਂ ਦਾ ਜਿਹੜਾ ਜੀ ਫਰਕ ਚੱਲ ਰਿਹਾ, ਕਾਊਂਟਿੰਗ ਹਜੇ ਪ੍ਰੋਸੈਸਿੰਗ ਦੇ ਵਿੱਚ ਹੈ। ਠੀਕ ਹੈ ਜੀ, ਅੱਗੇ ਆਉਂਦੇ ਹਾਂ ਜੀ ਆਪਾਂ ਅਜਨਾਲਾ ਦੇ ਵਿੱਚ। ਹਰਪ੍ਰਤਾਪ ਸਿੰਘ ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੇ ਉਹ ਲੀਡ ਕਰ ਰਹੇ ਨੇ ਜੀ, ਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦਾ ਪਿੱਛਾ ਕਰ ਰਹੇ ਨੇ ਜੀ, 14430 ਵੋਟਾਂ ਦੇ ਮਾਰਜਨ ਨਾਲ ਜਿਹੜਾ ਹਰਪ੍ਰਤਾਪ ਅੱਗੇ ਚੱਲ ਰਹੇ ਨੇ ਕਾਂਗਰਸ ਦੇ। ਸੋ ਕਾਊਂਟਿੰਗ ਹਜੇ ਪ੍ਰੋਗਰੈਸ ਦੇ ਵਿੱਚ ਹੈ। ਅਮਰਗੜ੍ਹ ਤੋਂ ਸੁਰਜੀਤ ਸਿੰਘ ਧਮਾਨ ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਨੇ, ਇਕਬਾਲ ਝੂੰਦਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ, ਤੋਂ 7833 ਵੋਟਾਂ ਦੇ ਫਰਕ ਦੇ ਨਾਲ ਅੱਗੇ ਚੱਲ ਰਹੇ ਨੇ ਜੀ। ਠੀਕ ਹੈ ਜੀ। ਅਮਲੋਹ ਤੋਂ ਕਾਕਾ ਰਣਦੀਪ ਸਿੰਘ ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਨੇ ਉਹ ਜਿਹੜੇ ਨੇ ਜਿੱਤ ਚੁੱਕੇ ਨੇ ਜੀ 39,946 ਵੋਟਾਂ ਦੇ ਫਰਕ ਦੇ ਨਾਲ ਰਾਜੂ ਖੰਨਾ ਤੋਂ ਉਹ ਜੇਤੂ ਹੋ ਚੁੱਕੇ ਨੇ ਜੀ ਸੋ ਕਾਕਾ ਰਣਦੀਪ ਸਿੰਘ ਜਿੱਤ ਚੁੱਕੇ ਨੇ ਜੀ ਅੰਮ੍ਰਿਤਸਰ ਸੈਂਟਰਲ ਦੀ ਜੇਕਰ ਮੈਂ ਗੱਲ ਕਰਾਂ ਓਮ ਪ੍ਰਕਾਸ਼ ਸੋਨੀ ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੇ ਉਹ ਤਰੁਣ ਚੁੱਗ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਨੇ ਉਹਨਾਂ ਤੋਂ ਅੱਗੇ ਲੀਡ ਚੱਲ ਰਹੀ ਆ 19,962 ਵੋਟਾਂ ਦੇ ਫਰਕ ਨਾਲ ਸੋ ਜਿਹੜੀਆਂ ਵੱਡੀਆਂ ਗਿਣਤੀਆਂ ਨੇ ਜਿਵੇਂ 14,000 ਹੋ ਗਿਆ 19,000 ਹੋ ਗਿਆ ਇਹ ਸੀਟਾਂ ਤਾਂ ਆਲਰੇਡੀ ਕਾਂਗਰਸ ਦੀ ਝੋਲੀ ਪੈ ਚੁੱਕੀਆਂ ਨੇ ਇਹਦੇ ਵਿੱਚ ਕੋਈ ਟ੍ਰੈਂਡ ਨਹੀਂ ਚੇਂਜ ਹੋ ਸਕਦਾ ਹੁਣ ਆਉਂਦੇ ਆ ਜੀ ਅੰਮ੍ਰਿਤਸਰ ਈਸਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੇ ਲੀਡ ਕਰ ਰਹੇ ਨੇ ਜੀ ਰਜੇਸ਼ ਕੁਮਾਰ ਹਨੀ ਤੋਂ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਫਰਕ ਸੁਣਨਾ ਚਾਹੋਗੇ ਡਾਕਟਰ ਸਾਹਿਬ ਬਿਲਕੁਲ 34,599 ਵੋਟਾਂ ਦੇ ਫਰਕ ਨਾਲ ਲੀਡ ਕਰ ਰਹੇ ਨੇ ਜੀ ਸਿੱਧੂ ਸਾਹਿਬ ਕੀ ਬਾਤ ਹੈ ਗੁਰੂ ਛਾ ਗਿਆ ਅੰਮ੍ਰਿਤਸਰ ਨੌਰਥ ਦੀ ਜੇਕਰ ਮੈਂ ਗੱਲ ਕਰਾਂ ਸੁਨੀਲ ਦੱਤੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੇ ਜੋ ਕਿ ਅਨਿਲ ਜੋਸ਼ੀ ਤੋਂ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੇ ਉਹਨਾਂ ਤੋਂ 1697 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਨੇ ਇਹ ਥੋੜ੍ਹਾ ਜਿਹਾ ਹਜੇ ਡਾਵਾਡੋਲ ਸਥਿਤੀ ਕਹੀ ਸੀ ਇੰਦਰਬੀਰ ਸਿੰਘ ਬੁਲਾਰੀਆ ਜੋ ਕਿ ਅੰਮ੍ਰਿਤਸਰ ਸਾਊਥ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਨੇ ਉਹ ਇੰਦਰਬੀਰ ਸਿੰਘ ਨਿੱਜਰ ਆਮ ਆਦਮੀ ਪਾਰਟੀ ਤੋਂ ਜਿਹੜੇ ਨੇ ਲੀਡ ਕਰ ਰਹੇ ਨੇ ਜੀ ਸੋ ਟਰਾਇਲ ਕਰ ਰਹੇ ਨੇ ਇੰਦਰਬੀਰ ਸਿੰਘ ਨਿੱਜਰ ਆਮ ਆਦਮੀ ਪਾਰਟੀ ਵਾਲੇ ਇੰਦਰਬੀਰ ਸਿੰਘ ਬੁਲਾਰੀਆ ਨੂੰ 12,277 ਵੋਟਾਂ ਦੇ ਫਰਕ ਦੇ ਨਾਲ ਸੋ ਇਹ ਵੀ ਸੀਟ ਕਾਂਗਰਸ ਦੇ ਹੱਥ 'ਚ ਹੈ ਜੇਕਰ ਮੈਂ ਅੰਮ੍ਰਿਤਸਰ ਵੈਸਟ ਦੀ ਗੱਲ ਕਰਾਂ ਰਾਜਕੁਮਾਰ ਵੇਰਕਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਰਾਕੇਸ਼ ਗਿੱਲ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਨੇ ਤਾਂ ਉਹਨਾਂ ਤੋਂ ਲੀਡ ਕਰ ਰਹੇ ਨੇ 8,953 ਵੋਟਾਂ ਦੇ ਫਰਕ ਨਾਲ ਡਾਕਟਰ ਸਾਹਿਬ ਜੇਕਰ ਪੂਰੇ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਕਾਂਗਰਸ ਜਿਹੜੀ ਹੈ ਉੱਥੇ ਜਿੱਤਦੀ ਹੋਈ ਨਜ਼ਰ ਆ ਰਹੀ ਹੈ ਤਕਰੀਬਨ ਸਿਰਫ ਇੱਕ ਸੀਟ ਨੂੰ ਜੇਕਰ ਮੈਂ ਥੋੜ੍ਹਾ ਜਿਹਾ ਉਹ ਦੇਖ ਲਵਾਂ ਨੌਰਥ ਵਾਲੀ ਸੀਟ ਨੂੰ ਜਿੱਥੇ ਅਨਿਲ ਜੋਸ਼ੀ ਦਾ 1600 ਵੋਟਾਂ ਦਾ ਕੁਛ ਫਰਕ ਹੈ ਫਰਕ ਹੈ ਉਹ ਮਤਲਬ ਕੋਈ ਪਤਾ ਫਰਕ ਨਹੀਂ ਹੈਗਾ ਜੀ ਉਹ ਹੇਠ ਤਾਂ ਹੋ ਸਕਦਾ ਹੈ ਜੀ ਜੀ ਜੀ ਜੀ ਸੋ ਇਹਦੇ ਵਿੱਚ ਥੋੜ੍ਹਾ ਬਹੁਤਾ ਜਿਹੜਾ ਹੈਗਾ ਨਜ਼ਰ ਆ ਸਕਦਾ ਸੋ ਫਿਲਹਾਲ ਦੀ ਘੜੀ ਜਿਹੜੇ ਟ੍ਰੈਂਡਸ ਸਾਹਮਣੇ ਆ ਰਹੇ ਨੇ ਮੈਂ ਤੁਹਾਡੇ ਤੱਕ ਜਿਹੜੇ ਲੈ ਕੇ ਆਇਆ ਪੰਜਾਬ ਦੇ ਮੇਰੇ ਕੋਲ ਇਹੀ ਟ੍ਰੈਂਡਸ ਹਜੇ ਜਿਹੜੇ ਨਜ਼ਰ ਆ ਰਹੇ ਨੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਉੱਤੇ ਠੀਕ ਹੈ ਜੀ ਜੀ ਸੋ ਹਜੇ ਤੱਕ ਬਾਕੀ ਸੀਟਾਂ ਦੇ ਜਿਹੜੇ ਨੇ ਮੇਰੇ ਕੋਲੇ ਭੋਆ ਤੋਂ ਜੀ ਕਾਂਗਰਸ ਦੇ ਜਿਹੜੇ ਉਮੀਦਵਾਰ ਆ ਉਹ ਜੇਤੂ ਕਰਾਰ ਦਿੱਤੇ ਗਏ ਆ ਜੀ ਵੈਸੇ ਜੇਕਰ ਅਸੀਂ ਟੀਵੀ ਦੇ ਟ੍ਰੈਂਡਸ ਦੀ ਗੱਲ ਕਰੀਏ ਤਾਂ 13 ਸੀਟਾਂ ਕਾਂਗਰਸ ਦੀ ਝੋਲੀ ਪੈ ਚੁੱਕੀਆਂ ਨੇ ਜੀ ਹਾਂਜੀ 4 ਸੀਟਾਂ ਆਪਦੀ ਝੋਲੀ ਪੈ ਚੁੱਕੀਆਂ ਤੇ ਇੱਕ ਸੀਟ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਝੋਲੀ 'ਚ ਪੈ ਚੁੱਕੀ ਹੈ ਜੀ ਜੀ ਜੀ ਜੀ ਜੀ ਜੀ ਤੇ ਉੱਧਰ ਜੇਕਰ ਮੈਂ ਹੁਣ ਮੈਂ ਇਕੱਲੀ ਇਕੱਲੀ ਸੀਟ ਦੀ ਗੱਲ ਕਰਾਂ ਕੱਲੀ ਕੱਲੀ ਸੀਟ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਅਰੁਣ ਨਾਗਰ ਨਾਰੰਗ ਜੋ ਕਿ ਅਬੋਹਰ ਤੋਂ ਨੇ ਭਾਰਤੀ ਜਨਤਾ ਪਾਰਟੀ ਦੇ 55,091 ਵੋਟਾਂ ਦੇ ਨਾਲ ਜਿਹੜੇ ਨੇ ਉਹ ਕਰ ਰਹੇ ਨੇ ਹਜੇ ਕਾਊਂਟਿੰਗ ਚੱਲ ਰਹੀ ਹੈ ਜੀ ਸੁਨੀਲ ਜਾਖੜ 51,812 ਵੋਟਾਂ 'ਤੇ ਨੇ ਅਬੋਹਰ ਦੇ ਵਿੱਚ ਅਤੁਲ ਨਾਗਪਾਲ ਜੋ ਕਿ ਆਮ ਆਦਮੀ ਪਾਰਟੀ ਦੇ ਨੇ 13,888 ਵੋਟਾਂ 'ਤੇ ਨੇ ਬਾਕੀ ਇੰਡੀਪੈਂਡੈਂਟ ਹੋਰ ਜਿੰਨੇ ਵੀ ਹੈਗੇ ਨੇ ਉਹ ਤਾਂ ਕਿਤੇ ਨਜ਼ਰ ਵੀ ਨਹੀਂ ਆ ਰਹੇ ਕੋਈ 108 ਤੇ ਆ ਕੋਈ 165 ਤੇ ਆ ਕੋਈ 298 ਤੇ ਆ ਮੇਨ ਟੱਕਰ ਜਿਹੜੀ ਚੱਲ ਰਹੀ ਆ ਉਹ ਸੁਨੀਲ ਜਾਖੜ ਤੇ ਅਰੁਣ ਨਾਰੰਗ ਦੇ ਵਿੱਚ ਚੱਲ ਰਹੀ ਆ ਬੋਹਰ ਸੀਟ ਦੇ ਉੱਤੇ ਠੀਕ ਹੈ ਹੁਣ ਆਪਾਂ ਚੱਲਦੇ ਹਾਂ ਆਦਮਪੁਰ ਦੇ ਵਿੱਚ ਆਦਮਪੁਰ ਦੇ ਵਿੱਚ ਪਵਨ ਕੁਮਾਰ ਟੀਨੂ ਸ਼੍ਰੋਮਣੀ ਅਕਾਲੀ ਦਲ ਦੇ 30,979 ਵੋਟਾਂ ਦੇ ਫਰਕ ਨਾਲ ਜਿਹੜੇ ਨੇ ਅੱਗੇ ਚੱਲ ਰਹੇ ਨੇ ਉਹਨਾਂ ਦੀ ਜਿਹੜੀ ਲੀਡ ਆ 30,979 ਵੋਟਾਂ ਦੀ ਹੋ ਚੁੱਕੀ ਹੈ ਮਹਿੰਦਰ ਸਿੰਘ ਕੇ ਪੀ ਇੰਡੀਅਨ ਨੈਸ਼ਨਲ ਕਾਂਗਰਸ ਦੇ 26,251 ਵੋਟਾਂ ਦੇ ਨਾਲ ਜਿਹੜੇ ਉਹਨਾਂ ਨੂੰ ਪਿੱਛੇ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਹੰਸ ਰਾਜ ਰਾਣਾ 15,173 ਦੇ ਉੱਤੇ ਜਿਹੜੀ ਉਹਨਾਂ ਦੀ ਕਾਊਂਟਿੰਗ ਚੱਲ ਰਹੀ ਹੈ ਬਾਕੀ ਹਜੇ ਕੋਈ ਨਜ਼ਰ ਨਹੀਂ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੇਕਰ ਕੈਂਡੀਡੇਟ ਦੀ ਗੱਲ ਕਰਾਂ 342 ਵੋਟਾਂ 'ਤੇ ਨੇ ਬਹੁਜਨ ਸਮਾਜ ਪਾਰਟੀ 3,552 ਵੋਟਾਂ 'ਤੇ ਕੀ ਹੈ ਸੇਵਾ ਸਿੰਘ ਸੋ ਕਾਫੀ ਜਿਹੜੇ ਬਾਕੀ ਕੈਂਡੀਡੇਟਸ ਨੂੰ ਤਾਂ ਮੈਂ ਗਿਣਨਾ ਹੀ ਨਹੀਂ ਚਾਹਾਂਗਾ ਜੀ ਜੈਕ ਜਵਾਨ ਜੈ ਕਿਸਾਨ ਪਾਰਟੀ ਵੀ ਇੱਕ ਉੱਥੇ ਆਦਮਪੁਰ ਦੇ ਵਿੱਚ ਉਹਦੀ ਮਨਜੀਤ ਕੌਰ ਸਿਰਫ 149 ਵੋਟਾਂ ਦੇ ਉੱਤੇ ਚੱਲ ਰਹੀ ਹੈ ਸੋ ਬੇਸਿਕਲੀ ਆਦਮਪੁਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀ ਟੱਕਰ ਚੱਲ ਰਹੀ ਹੈ ਜੀ ਠੀਕ ਹੈ ਜੀ ਆਪਾਂ ਅਗਲੀ ਕੌਂਸੀਕੁਐਂਸੀ ਚੱਲੀਏ ਜੀ ਹੁਣ ਅਜਨਾਲਾ ਦੇ ਵਿੱਚ ਜਿੱਥੇ ਮੈਂ ਪਹਿਲਾਂ ਹੀ ਦੱਸ ਕੇ ਹਟਿਆ ਹਰਪ੍ਰਤਾਪ ਤੇ ਅਮਰਪਾਲ ਸਿੰਘ ਬੋਨੀ ਜਿਨ੍ਹਾਂ ਦੇ ਵਿੱਚ ਟੱਕਰ ਚੱਲ ਰਹੀ ਆ ਹਰਪ੍ਰਤਾਪ ਕਾਂਗਰਸ ਦੇ ਨੇ ਜੀ ਤੇ ਅਮਰਪਾਲ ਸਿੰਘ ਬੋਨੀ ਸ਼੍ਰੋਮਣੀ ਅਕਾਲੀ ਦਲ ਦੇ ਨੇ ਜੀ ਉਸ ਤੋਂ ਬਾਅਦ ਅਮਰਗੜ੍ਹ ਦੀ ਮੈਂ ਸੀਟ ਦੀ ਆਲਰੇਡੀ ਤੁਹਾਨੂੰ ਅਪਡੇਟ ਦੇ ਚੁੱਕਿਆ ਅਮਲੋਹ ਦੀ ਸੀਟ ਦੀ ਜਿਹੜੀ ਮੈਂ ਤੁਹਾਨੂੰ ਦੱਸ ਚੁੱਕਿਆ ਆਲਰੇਡੀ ਇਹਦੇ ਵਿੱਚ ਕਾਕਾ ਰਣਦੀਪ ਸਿੰਘ ਜੇਤੂ ਹੋ ਚੁੱਕੇ ਨੇ ਜੀ ਹਾਂਜੀ ਅਨੰਦਪੁਰ ਸਾਹਿਬ ਤੋਂ ਵੀ ਕਾਂਗਰਸ ਤੇ ਰਾਣਾ ਕੇ ਪੀ ਸਿੰਘ ਜਿੱਤ ਚੁੱਕੇ ਨੇ ਜੀ ਜੀ ਜੀ ਮੈਂ ਦੱਸਣਾ ਚਾਹਾਂਗਾ ਕਿ ਅਨੰਦਪੁਰ ਸਾਹਿਬ ਦੇ ਵਿੱਚੋਂ ਤੁਸੀਂ ਕਿਹਦੀ ਗੱਲ ਕਰ ਰਹੇ ਹੋ? ਅਨੰਦਪੁਰ ਸਾਹਿਬ ਦੇ ਵਿੱਚੋਂ ਕਮਰਪਾਲ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਿਹੜੇ ਜੇਤੂ ਰਹੇ ਨੇ ਜੀ। ਹਾਂਜੀ ਉਹਨਾਂ ਨੇ ਹਾਂਜੀ ਕੇ ਪੀ ਸਿੰਘ 60,800 ਵੋਟਾਂ ਮਿਲੀਆਂ ਨੇ ਜੀ ਉਹਨਾਂ ਨੂੰ। ਤੇ ਉਹਨਾਂ ਨੂੰ ਪਿੱਛੇ ਡਾਕਟਰ ਪਰਮਿੰਦਰ ਸ਼ਰਮਾ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਸੀਗੇ ਉਹਨਾਂ ਨੂੰ 36,919 ਵੋਟਾਂ ਮਿਲੀਆਂ ਨੇ। ਤੇ ਜੇਕਰ ਸੰਜੀਵ ਗੌਤਮ ਦੀ ਗੱਲ ਕਰਾਂ ਜੋ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਉਹਨਾਂ ਨੂੰ 30,304 ਵੋਟਾਂ ਮਿਲੀਆਂ ਨੇ ਜੀ। ਸੋ ਅਨੰਦਪੁਰ ਸਾਹਿਬ ਦੀ ਸੀਟ ਦੀ ਅਪਡੇਟ ਮੈਂ ਦੇ ਚੁੱਕਿਆ ਜੀ। ਹੁਣ ਆਪਾਂ ਆਤਮ ਨਗਰ ਚੱਲਦੇ ਹਾਂ ਜੀ। ਆਤਮ ਨਗਰ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਲੋਕ ਇਨਸਾਫ਼ ਪਾਰਟੀ ਦੇ 33,859 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਜੀ। ਮਤਲਬ ਕਿ ਇਹ ਉਹਨਾਂ ਦੀ ਗਿਣਤੀ ਦੇ ਵਿੱਚ ਦੱਸ ਰਹੇ ਵੋਟਾਂ ਟੋਟਲ ਜੀ। ਕਮਲਜੀਤ ਸਿੰਘ ਜਿਹੜੇ ਹੈਗੇ ਨੇ ਕਰਵਾਲ ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਨੇ ਉਹਨਾਂ ਨੂੰ ਹਜੇ ਤੱਕ 20,202 ਵੋਟਾਂ ਪਈਆਂ ਨੇ ਜੀ। ਕਾਊਂਟਿੰਗ ਹਜੇ ਚੱਲ ਰਹੀ ਹੈ ਜੀ। ਇਹਦੇ ਨਾਲ ਨਾਲ ਗੁਰਮੀਤ ਸਿੰਘ ਕੁਲਾਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀ ਉਹਨਾਂ ਨੂੰ ਸਿਰਫ 6,979 ਵੋਟਾਂ ਮਿਲੀਆਂ ਨੇ। ਸੋ ਉੱਥੋਂ ਜੇਕਰ ਮੈਂ ਗੱਲ ਕਰਾਂ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਜਿਹੜੇ ਨੇ ਵਧੀਆ ਫਰਕ ਦੇ ਨਾਲ ਜੇਕਰ ਆਪਾਂ ਕਰੀਏ 13,000 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਨੇ। ਠੀਕ ਹੈ ਜੀ। ਚੱਬੇਵਾਲ ਤੋਂ ਕਾਂਗਰਸ ਦੇ ਡਾਕਟਰ ਰਾਜ ਕੁਮਾਰ ਜੀ ਜੇਤੂ ਹੋ ਚੁੱਕੇ ਕਰਾਰ ਦਿੱਤੇ ਗਏ ਨੇ ਜੀ। ਭੂਆ ਤੋਂ ਕਾਂਗਰਸ ਦੇ ਜੋਗਿੰਦਰਪਾਲ ਸਿੰਘ 27,496 ਵੋਟਾਂ ਦੇ ਫਰਕ ਨਾਲ ਜਿੱਤੇ ਨੇ ਜੀ। ਜੀ ਕਪੂਰਥਲਾ ਤੋਂ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਸੋਢੀ ਰਾਣਾ ਗੁਰਜੀਤ ਸਿੰਘ ਜੀ ਉਹ ਜਿੱਤ ਚੁੱਕੇ ਨੇ। ਡਾਕਟਰ ਸਾਹਿਬ ਮੈਂ ਤੁਹਾਨੂੰ ਹੁਣ ਲੈ ਕੇ ਚੱਲੂਗਾ ਅਟਾਰੀ ਖੇਤਰ ਦੇ ਵਿੱਚ, ਬਾਰਡਰ ਵਾਲੇ ਖੇਤਰ ਦੇ ਵਿੱਚ ਤਰਸੇਮ ਸਿੰਘ ਡੀਸੀ ਇੰਡੀਅਨ ਨੈਸ਼ਨਲ ਕਾਂਗਰਸ ਦੇ 39,346 ਵੋਟਾਂ ਪਈਆਂ ਨੇ ਜੀ ਕੁੱਲ ਹੁਣ ਤੱਕ ਉਹਨਾਂ ਨੂੰ। ਉਹਨਾਂ ਨੂੰ ਪਿੱਛੇ ਜਿਹੜਾ ਨੇ ਚੇਸ ਕਰਦੇ ਹੋਏ ਆ ਰਹੇ ਨੇ ਗੁਰਜਾਰ ਸਿੰਘ ਰਣੀਕੇ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੂੰ 34,464 ਵੋਟਾਂ ਪਈਆਂ ਨੇ ਜੀ ਹਜੇ ਤੱਕ। ਅਤੇ ਪਿੱਛੇ ਉਹਨਾਂ ਦੇ ਹੈਗੇ ਨੇ ਤੀਜੇ ਨੰਬਰ 'ਤੇ ਜਸਵਿੰਦਰ ਸਿੰਘ ਜਹਾਂਗੀਰ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜੀ, ਉਹਨਾਂ ਨੂੰ ਸਿਰਫ 15,112 ਵੋਟਾਂ ਪਈਆਂ ਨੇ। ਹਜੇ ਕਾਊਂਟਿੰਗ ਚੱਲ ਰਹੀ ਹੈ ਜੀ, ਬਾਕੀ ਰੁਝਾਨ ਇਸ ਸੀਟ ਦੇ ਬਾਅਦ ਵਿੱਚ ਆਉਣਗੇ ਜੀ। ਠੀਕ ਹੈ ਜੀ। ਅਟਾਰੀ ਤੋਂ ਬਾਅਦ ਮੈਂ ਲੈ ਕੇ ਚੱਲਦਾ ਤੁਹਾਨੂੰ ਬਾਬਾ ਬਕਾਲਾ ਦੇ ਵਿੱਚ ਜੀ। ਠੀਕ ਹੈ ਜੀ। ਬਾਬਾ ਬਕਾਲਾ ਦੇ ਵਿੱਚ ਸੰਤੋਖ ਸਿੰਘ ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੇ ਉਹਨਾਂ ਨੂੰ 41,024 ਵੋਟਾਂ ਪਈਆਂ ਨੇ ਜੀ ਹਜੇ ਤੱਕ। ਅੱਛਾ, ਗਿਣਤੀ ਚੱਲ ਰਹੀ ਹੈ ਜੀ ਹਜੇ। ਅਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਦਲਬੀਰ ਸਿੰਘ ਟੌਂਗ ਜਿਹੜੇ ਨੇ ਜੀ ਚੇਜ਼ ਕਰ ਰਹੇ ਨੇ 35,926 ਵੋਟਾਂ ਦੇ ਨਾਲ। ਠੀਕ ਹੈ ਜੀ। ਮਲਕੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ 34,963 ਵੋਟਾਂ ਦੇ ਨਾਲ ਪਿੱਛੇ ਚੇਜ਼ ਕਰਦੇ ਹੋਏ ਤੀਜੇ ਨੰਬਰ 'ਤੇ ਚੱਲ ਰਹੇ ਨੇ। ਲੁਧਿਆਣਾ ਸੈਂਟਰਲ ਤੋਂ ਕਾਂਗਰਸ ਦੇ ਸੁਰਿੰਦਰ ਡਾਵਰ ਜਿਹੜੇ ਹੈ ਜੀ ਉਹ 20,480 ਵੋਟਾਂ ਦੇ ਫਰਕ ਨਾਲ ਜਿੱਤੇ ਨੇ ਜੀ। ਜੀ ਰੂਪਨਗਰ ਤੋਂ ਅਮਰਜੀਤ ਸਿੰਘ ਸੰਧੋਆ 23,707 ਵੋਟਾਂ ਦੇ ਫਰਕ ਨਾਲ ਜਿੱਤੇ ਨੇ ਜੀ। ਜਲੰਧਰ ਨੌਰਥ ਤੋਂ ਕਾਂਗਰਸ ਦੇ ਅਵਤਾਰ ਸਿੰਘ ਸੰਘੇੜਾ 32,291 ਵੋਟਾਂ ਦੇ ਫਰਕ ਨਾਲ ਜਿੱਤੇ ਨੇ ਜੀ। ਤਰਨ ਤਾਰਨ ਤੋਂ ਕਾਂਗਰਸ ਦੇ ਧਰਮਵੀਰ ਅਗਨੀਹੋਤਰੀ 14,629 ਵੋਟਾਂ ਦੇ ਫਰਕ ਨਾਲ ਜਿੱਤੇ ਨੇ ਜੀ। ਮਹਿਲ ਕਲਾਂ ਤੋਂ ਆਪ ਦੇ ਕੁਲਵੰਤ ਸਿੰਘ ਪੰਡੋਰੀ ਜਿੱਤੇ ਨੇ ਜੀ ਮਹਿਲ ਕਲਾਂ ਤੋਂ ਜੀ। ਚੱਬੇਵਾਲ ਚ ਕਾਂਗਰਸ ਦੇ ਡਾਕਟਰ ਰਾਜ ਕੁਮਾਰ 39,261 ਵੋਟਾਂ ਦੇ ਫਰਕ ਨਾਲ ਜਿੱਤੇ ਨੇ ਜੀ ਜੀ। ਭੋਆ ਤੋਂ ਕਾਂਗਰਸ ਦੇ ਜੋਗਿੰਦਰਪਾਲ ਸਿੰਘ 27,000 ਵੋਟਾਂ ਦੇ ਫਰਕ ਨਾਲ ਜਿੱਤੇ ਨੇ ਜੀ ਜੀ ਜੀ। ਸੋ ਡਾਕਟਰ ਸਾਹਿਬ ਮੈਂ ਥੋੜਾ ਜਿਹਾ ਹੁਣ ਇੱਧਰ ਬਾਬਾ ਬਕਾਲਾ ਦੀ ਗੱਲ ਕਰ ਰਿਹਾ ਸੀਗਾ ਜੀ। ਹਾਂਜੀ। ਸੋ ਇੱਥੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿੱਚ ਥੋੜਾ ਹੀ ਫਰਕ ਹੈ ਜੀ। ਹੁਣ ਆਪਾਂ ਚੱਲਦੇ ਹਾਂ ਬਲਾਚੌਰ ਦੇ ਵਿੱਚ, ਇੱਕ ਇੱਕ ਖੇਤਰ ਨੂੰ ਜਿਹੜਾ ਲੈ ਕੇ ਚੱਲਦੇ ਹਾਂ। ਕਾਂਗਰਸ ਦੇ ਰਮਨਜੀਤ ਸਿੰਘ ਸਿੱਕੀ ਜਿਹੜੇ ਨੇ ਜਿੱਤ ਚੁੱਕੇ ਨੇ ਜੀ। ਹਾਂਜੀ। ਖਡੂਰ ਸਾਹਿਬ ਤੋਂ ਮੇਰੇ ਖਿਆਲ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਕੁਲਜੀਤ ਸਿੰਘ ਨਾਗਰਾ ਜਿਹੜੇ ਜੇਤੂ ਨੇ ਜੀ ਕਾਂਗਰਸ ਦੇ। ਬਲਾਚੌਰ ਦੀ ਜੇਕਰ ਮੈਂ ਗੱਲ ਕਰਾਂ ਦਰਸ਼ਨ ਲਾਲ ਇੰਡੀਅਨ ਨੈਸ਼ਨਲ ਕਾਂਗਰਸ ਦੇ 40,064 ਵੋਟਾਂ ਦੇ ਜਿਹੜੀਆਂ ਉਹਨਾਂ ਨੂੰ ਪਈਆਂ ਨੇ ਜੀ। ਕਾਊਂਟਿੰਗ ਹਜੇ ਚੱਲ ਰਹੀ ਹੈ, ਹੁਣ ਤੱਕ 40,064 ਵੋਟਾਂ ਉਹਨਾਂ ਦੀਆਂ ਗਿਣੀਆਂ ਜਾ ਚੁੱਕੀਆਂ ਨੇ। ਅਤੇ ਨਾਲ ਨਾਲ ਜੇਕਰ ਮੈਂ ਗੱਲ ਕਰਾਂ ਨੰਦ ਲਾਲ ਦੀ ਸ਼੍ਰੋਮਣੀ ਅਕਾਲੀ ਦਲ ਦੇ, ਉਹ ਪਿੱਛੇ ਉਹਨਾਂ ਨੂੰ ਚੇਜ਼ ਕਰਦੇ ਹੋਏ ਆ ਰਹੇ ਨੇ, ਬਹੁਤ ਵੱਡਾ ਫਰਕ ਹੈ ਜੀ, ਸਿਰਫ 24,126 ਵੋਟਾਂ ਦੇ ਉੱਤੇ ਨੇ ਹਜੇ। ਸੋ ਮੈਨੂੰ ਲੱਗਦਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਦਰਸ਼ਨ ਲਾਲ ਜਿਹੜੇ ਨੇ ਬਲਾਚੌਰ ਤੋਂ ਜਿੱਤ ਜਾਣਗੇ, ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਰਾਜ ਕੁਮਾਰ ਉਹਨੂੰ ਸਿਰਫ 18,199 ਵੋਟਾਂ ਹੀ ਪਈਆਂ ਨੇ। ਠੀਕ ਹੈ। ਅਤੇ ਬਲਾਚੌਰ ਤੋਂ ਬਾਅਦ ਮੈਂ ਤੁਹਾਨੂੰ ਲੈ ਕੇ ਚੱਲ ਰਿਹਾ ਜੀ ਬੱਲੂਆਣਾ ਦੇ ਵਿੱਚ। ਅੱਛਾ ਜੀ। ਬੱਲੂਆਣਾ ਦੀ ਗੱਲ ਕਰਾਂ ਤਾਂ ਉੱਥੋਂ ਨੱਥੂ ਰਾਮ ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੇ ਉਹ 25,226 ਵੋਟਾਂ ਦੇ ਨਾਲ ਲੀਡ ਕਰ ਰਹੇ ਨੇ ਜੀ। ਪ੍ਰਕਾਸ਼ ਸਿੰਘ ਭੱਟੀ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੂੰ ਪਿੱਛੋਂ ਚੇਜ਼ ਕਰਦੇ ਹੋਏ ਆ ਰਹੇ ਨੇ 20,429 ਵੋਟਾਂ 'ਤੇ। ਆਮ ਆਦਮੀ ਪਾਰਟੀ ਦਾ ਸਿਮਰਜੀਤ ਸਿੰਘ ਜਿਹੜਾ ਕੈਂਡੀਡੇਟ ਉੱਥੋਂ ਸਿਰਫ 11,270 ਵੋਟਾਂ ਦੇ ਨਾਲ ਉਹਨਾਂ ਨੂੰ ਪਿੱਛੋਂ ਚੇਜ਼ ਕਰਦਾ ਹੋਇਆ ਚੱਲ ਰਿਹਾ। ਠੀਕ ਹੈ। ਬੱਲੂਆਣਾ ਤੋਂ ਬਾਅਦ ਮੈਂ ਤੁਹਾਨੂੰ ਲੈ ਕੇ ਚੱਲਦਾ ਜੀ ਬਾਂਗਾ ਦੇ ਵਿੱਚ। ਅੱਛਾ ਜੀ, ਬਾਂਗਾ। ਹਾਂਜੀ, ਬੰਗੇ ਦੀ ਗੱਲ ਕਰੀਏ, ਬੰਗਿਆਂ ਦੇ ਵਿੱਚ ਸੁਖਵਿੰਦਰ ਕੁਮਾਰ ਸ਼੍ਰੋਮਣੀ ਅਕਾਲੀ ਦਲ ਦੇ 37,614 ਵੋਟਾਂ ਦੇ ਨਾਲ ਜਿਹੜੇ ਨੇ ਹਜੇ ਤੱਕ ਲੀਡ ਕਰ ਰਹੇ ਨੇ ਜੀ। ਉਹਨਾਂ ਨੂੰ ਪਿੱਛੇ ਚੇਸ ਕਰਦੇ ਹੋਏ ਆ ਰਹੇ ਨੇ ਹਰਜੋਤ ਆਮ ਆਦਮੀ ਪਾਰਟੀ ਦੇ 35,818 ਵੋਟਾਂ। ਸੋ ਸਾਰਾ ਹੀ 2,000 ਵੋਟ ਦਾ ਫਰਕ ਹੈ ਜੀ।